ਕੁੜੀ ਹੱਥ ਵਿੱਚ ਮਹਿੰਗਾ ਜਾ ਮੋਬਾਈਲ ਰੱਖਦੀ, ਅੱਖਾਂ ਵਿੱਚ ਗੋਗਲ ਟਕਾਈ ਰੱਖਦੀ। ਓ ਕੁੜੀ ਹੱਥ ਵਿੱਚ ਮਹਿੰਗਾ ਜਾ ਮੋਬਾਈਲ ਰੱਖਦੀ, ਅੱਖਾਂ ਵਿੱਚ ਗੋਗਲ ਟਕਾਈ ਰੱਖਦੀ। ਲਾਲੀ ਗੱਲਾਂ ਉੱਤੇ ਨਾਲੇ ਲਾਈ ਰੱਖਣ ਗਿਆ ਜੀ, ਇਹ ਸਾਰੀਆਂ ਸਕੀਮਾਂ ਮੁੰਡੇ ਸ਼ੋਪਿੰਗ ਹੈ। ਗੁੱਚੀ ਵਰਸੈਚੇ ਤੋਂ ਘੱਟ ਗੱਲ ਨੀ ਕਰਦੀਆਂ, ਮਹਿੰਗੀਆਂ ਬਰੈਂਡਾਂ ਉੱਤੇ ਜਾਂਦੀਆਂ ਮਰਦੀਆਂ। ਸਕੀਮਾਂ ਮੁੰਡੇ